ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਅੰਬਰਾਂ ਬਰਸਿਆ ਪਾਣੀ ਚਲੀਏ ਚੱਲ ਮੁੜੀਏ ਸੱਜਣਾ ਚੱਲ ਮੁੜੀਏ ਬੰਦਿਆ ਚੱਲ ਮੁੜੀਏ ਉਸ ਰਾਹ ਜਿੱਥੇ ਵਸਦੀ ਖੁਦਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਜਹਾਂ ਜਦ ਕੋਲ ਸੀ ਨਾ ਕਦਰ ਨਾ ਮੋਲ ਸੀ ਛੱਡਿਆ ਹੈ ਆਪਣੇ ਹੀ ਵੇੜੇ ਮੁਲਕ ਪਰਾਏ ਨੇ ਘਰਾਂ ਦੇ ਕਿਰਾਏ ਨੇ ਖੋਲ ਆਪਣੇ ਸੀ ਜਿਹੜੇ ਉਹ ਕੱਲਾ ਲੱਭਦਾ ਫਿਰਾਂ ਦਿਨ ਰਾਤ ਲੱਭਦਾ ਫਿਰਾਂ ਤੇਰਾ ਸਾਥ ਸਾਈਆਂ ਕਰਾ ਦੇ ਮੁਲਾਕਾਤ ਜਿੱਥੇ ਵਸਦੀ ਖੁਦਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਮੇਰੇ ਸ਼ਹਿਰ ਨੂੰ ਜਾਂਦੇ ਦੇਖਾ ਗੈਰ ਨੂੰ ਜਾਂਦੀਆਂ ਸੀ ਮੇਰੀ ਵੀ ਸਦਾਵਾਂ ਬੈਠਾ ਕਿੰਨੀ ਦੂਰ ਮੈਂ ਹੋ ਕੇ ਮਜਬੂਰ ਮੈਂ ਰੱਬਾ ਤੇਰੀ ਕਿੱਦਾਂ ਦੀ ਸਜ਼ਾਵਾਂ ਇੱਕ ਸੁਣ ਲੈ ਆਵਾਜ਼ ਇੱਕ ਪੂਰੀ ਕਰ ਦੇ ਮੇਰੀ ਮਨ ਜਾਰਦਾਸ ਉੱਥੋਂ ਨਾ ਮੁੜ ਕੇ ਉੱਥੋਂ ਨਾ ਮੁੜ ਕੇ ਉੱਥੋਂ ਨਾ ਮੁੜ ਕੇ ਬੁਲਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਜਦੋਂ ਅੰਬਰਾਂ ਬਰਸਿਆ ਪਾਣੀ ਜਦੋਂ ਅੰਬਰਾਂ ਬਰਸਿਆ